It's the one and only Crown Prince of Bangla, Jazzy B. Got the boy Harsh Nagra, for they DOE. ਜਾਣਦੇ ਨੇ ਗੈਂਗ ਸਾਰੇ ਸਭ ਦੇ ਹੀ ਗੁਰੂ ਐਂਡ ਐਂਡ ਹੀ ਕਰਾਈ ਦਾ ਏ ਕਰ ਦੇਣਾ ਸ਼ੁਰੂ ਜਾਣਦੇ ਨੇ ਗੈਂਗ ਸਾਰੇ ਸਭ ਦੇ ਹੀ ਗੁਰੂ ਐਂਡ ਐਂਡ ਹੀ ਕਰਾਈ ਦਾ ਏ ਕਰ ਦੇਣਾ ਸ਼ੁਰੂ ਕਾਲੀਆਂ ਕਾਰਾਂ ਦਾ ਨਾਲ ਕਾਫਲਾ ਯਾਰਾਂ ਦਾ ਸਾਡਾ ਫੰਕੀ ਏ ਸਟਾਈਲ ਸਾਨੂੰ ਸ਼ੌਂਕ ਨੇ ਥਾਲਾਂ ਦਾ ਜੱਟ ਨੇ ਤਾਂ ਕੀਤਾ ਸਦਾ ਸ਼ੇਰਾਂ ਦਾ ਸ਼ਿਕਾਰ ਹੈ ਕਰ ਸਿੰਘ ਨੇ ਇਹਨਾਂ ਨੂੰ ਇਸ ਲਈ ਕੁੱਟਿਆ ਕਿਉਂਕਿ ਇਹਨਾਂ ਨੇ ਉਹਨਾਂ ਦਾ ਚਿੱਟਾ ਵੇਚਣ ਤੋਂ ਇਨਕਾਰ ਕਰ ਦਿੱਤਾ ਅਸੀਂ ਜਮੇ ਸੀਗੇ ਸਟਾਰ ਮਨੀ ਨੇ ਉਹ ਹਾਰ ਰਹਿੰਦੇ ਘਰੋਂ ਬਾਹਰ ਇੱਕ ਰਾਤ ਸ਼ੋ ਚਾਰ ਸਰੀ ਬ੍ਰੈਂਪਟਨ ਇੱਕ ਕਨੇਡਾ ਦਾ ਧਮਾਕਾ ਨਾਲ ਮੇਰੇ ਹੁੰਦਾ ਇੱਕ ਕੈਨ ਜਾਂ ਪਟਾਕਾ ਨੂੰ ਪਤਾ ਲੱਗਦਾ ਪੰਜਾਬੀ ਮੁੰਡੇ ਆਉਂਦੇ ਆਰੇਡ ਵਿੱਚ ਉੱਚੀ ਉੱਚੀ ਗਾਣੇ ਲਾਉਂਦੇ ਦੇਸ਼ ਜਿਹੜੇ ਵੇਖੇ ਨੀ ਸਾਡੇ ਗਾਣੇ ਵਜਾਉਂਦੇ ਕੋਰਿਆ ਤੋਂ ਹੁਣ ਮਿਸਟਰ ਸਿੰਘ ਹੀ ਕਹਾਉਂਦੇ ਮਾਇੰਡ ਬਲੋਇੰਗ ਮੁੰਡਾ ਬੋਡੀ ਪੂਰੀ ਕੈਮ ਹੈ ਚਿੱਟੇ ਨਾਲੋਂ ਚਿੱਟੀਆਂ ਫਰੰਗਣਾ ਵੀ ਫੈਨ ਹੈ ਮਾਇੰਡ ਬਲੋਇੰਗ ਮੁੰਡਾ ਬੋਡੀ ਪੂਰੀ ਕੈਮ ਹੈ ਚਿੱਟੇ ਨਾਲੋਂ ਚਿੱਟੀਆਂ ਫਰੰਗਣਾ ਵੀ ਫੈਨ ਹੈ ਰੋਜ਼ ਸਾਡਾ ਸੈਟਰਡੇ ਨਾ ਸੌਣ ਦਾ ਕੋ ਟਾਈਮ ਹੈ ਰੋਜ਼ ਸਾਡਾ ਸੈਟਰਡੇ ਨਾ ਸੌਣ ਦਾ ਕੋ ਟਾਈਮ ਹੈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਪਾ ਕੇ ਰੱਖੀ ਤਾਕਿਆ ਆਖਦੇ ਨੇ ਲੋਕੀ ਇੱਥੇ ਰੱਖ ਇੱਥੇ ਰੱਖਿਆ ਬਾਪੂ ਵੀ ਸ਼ਕੀਨ ਸਾਡਾ ਘਰੇ ਵੀਰ ਬਾਰ ਹੈ Talking, I just do the walk. Tell her jump in, then I'm peeling off. Always rapping jive, yeah, that's enough. Shit, I know, yeah, these boys don't ever cross. Yeah, she made it now, let's see, it, it's a common thing. Get these at the law, local kitchen is a murder day. Got a child, the yaras at the share shit. For the kids here, yeah, LA Saturday. Sona, Sona, Sona, yeah, the rake, not to raj de. Hello, I'm the Monday, the we hate, Sona, love you, dee. Drake, new, we saw her there. ਸੁਣ ਸੁਣ ਸੋਹਣੀਏ ਡਰੇਕ ਨਾ ਤੂੰ ਰੱਜਦੀ ਢਿੱਲੋਆਂ ਦੇ ਮੁੰਡੇ ਦੀ ਵੀ ਹੇਕ ਸੁਣ ਲੱਗਦੀ ਸਰੀ ਤੋਂ ਹਰਜਦੀ ਐ ਬੀਟ ਬੰਬੇ ਵੱਜਦੀ ਸਰੀ ਤੋਂ ਹਰਜਦੀ ਐ ਬੀਟ ਬੰਬੇ ਵੱਜਦੀ ਪੌਂਡਾ ਨਾਲੋਂ ਮਹਿੰਗੇ ਬਿੱਲੋ ਬੋਲ ਜੈਜ਼ੀ ਜੱਟ ਦੇ ਅੱਤ ਹੀ ਕਰਾਉਣੀ ਆ ਜੀ ਆਪਾਂ ਨੀ ਉਹ ਹੱਟ ਦੇ ਮਹਿਲ ਕਲਾਂ ਦਾ ਮੁੰਡਾ ਦਿਲੋਂ ਸਰਦਾਰ ਹੈ ਧੋਤਾ ਹੋਇਆ ਤੇਰੇ ਵੀ ਤਾਂ ਹੱਥ ਸਾਡੇ ਵਾਂਗੂ ਕਾਲੇ ਹੁੰਦੇ ਸੀ ਹੁੰਦੇ ਸੀ ਪਰ ਹੁਣ ਨਹੀਂ ਤੇਰੇ ਵਰਗੇ ਨੇ ਸਾਡੇ ਬਚਪਨ ਦੇ ਸੁੱਚੇ ਹੱਥਾਂ ਨੂੰ ਗੰਦੇ ਕੀਤਾ ਜਦੋਂ ਸੁਰਤ ਸੰਭਾਲੀ ਤੇ ਕਸਮ ਖਾਧੀ ਨਾ ਆਪਣੇ ਕਾਲੇ ਹੱਥ ਰਹਿਣ ਦਿਆਂਗੇ ਤੇ ਨਾ ਕਿਸੇ ਮਾਸੂਮ ਦੇ ਹੋਣ ਦਿਆਂਗੇ ਵੇਖਣਾ ਕਿਤੇ ਬੀਤੇ ਸਮੇਂ ਵਿੱਚ ਕੀਤੀਆਂ ਗਲਤੀਆਂ ਤੁਹਾਡੇ ਅੱਜ ਉੱਤੇ ਪਾਰੂ ਹੋ ਕੇ ਕਿਤੇ ਆਉਣ ਵਾਲੇ ਕੱਲ ਨੂੰ ਤਬਾਹ ਨਾ ਕਰ ਦੇਣ ਅੱਜ ਤੁਹਾਡੀ ਬਾਕੀ ਦੀ ਜ਼ਿੰਦਗੀ ਦਾ ਪਹਿਲਾ ਦਿਨ ਹੈ ਨਵੀਂ ਸ਼ੁਰੂਆਤ ਕਦੇ ਵੀ ਕੀਤੀ ਜਾ ਸਕਦੀ ਹੈ